ਕਿਤੇ ਚੱਲੀ ਨਾ ਮੈਂ ਹੋ ਜਾਵਾਂ, ਮੰਨੇ ਨੇ ਲਾਰੇ ਕਿਤੇ ਕੱਲੀ ਨਾ ਮੈਂ ਰਹਿ ਜਾਵਾਂ, ਖੱਜਲ ਨਾ ਕਰਦੀ ਕਿਤੇ ਚੱਲੀ ਨਾ ਮੈਂ ਹੋ ਜਾਵਾਂ।